ਵੀ ਆਵਾਜ਼ ਮਾਰਦੀ ਬਲੈਕ ਲੈਦਰ ਸੀਟਾਂ ਉੱਤੇ ਆ ਬੈਨੀ ਤੈਨੂੰ ਮੈਂ ਉਹ ਸੈਰ ਕਰਾਵਾਂਗਾ ਵੀ ਨੀ ਪੂਰੀ ਦੁਨੀਆ ਦੀ ਕਹਿੰਦੀ ਗਰਮੀ ਵਿੱਚ ਲੱਗਦੀ ਹਸੀਨੇ ਨੀ ਭਿੱਜ ਗਈ ਵੀ ਕੁਰਤੀ ਪਸੀਨੇ ਦੀ 40 ਡਿਗਰੀ ਸਿੱਧੀ ਧੁੱਪ ਪੈਂਦੀ ਉਹਨ ਕਰ ਏਸੀ ਨੀ ਗੱਡੀ ਸਾਡੇ ਪੈ ਜਾ ਨੀ ਜੱਟੀਏ ਨੀ ਤੁਰ ਤੈਨੂੰ ਲੈ ਜਾ ਵੇ ਅੜੀਏ ਨੀ ਵੂਫਰ ਤੂੰ ਮੇਰੀ ਮੇਰੀ ਮੈਂ ਤੇਰਾ ਐਂਪਲੀਫਾਇਰ ਤੇਰਾ ਐਂਪਲੀਫਾਇਰ ਫਾਇਰ ਨੀ ਗੱਡੀ ਸਾਡੇ ਫੈਜਾ ਨੀ ਜੱਟੀ।